ਬਾਰਾਂ ਚ ਲੁੱਟ ਮਾਰ ਬਾਜ਼ਾਰਾਂ ਚ ਇਹ ਸ਼ੌਂਕ ਨੀ ਸਾਡੇ ਯਾਰਾਂ ਚ ਕੰਫਲਿਕਟ ਬੜੇ ਵਿਚਾਰਾਂ ਚ ਬੈਂਗ ਬੈਂਗ ਅਖਬਾਰਾਂ ਚ ਲੁੱਟ ਮਾਰ ਬਾਜ਼ਾਰਾਂ ਚ ਇਹ ਸ਼ੌਂਕ ਨੀ ਸਾਡੇ ਯਾਰਾਂ ਚ ਕੰਫਲਿਕਟ ਬੜੇ ਵਿਚਾਰਾਂ ਚ ਹੈਡਲਾਈਨ ਸਮਾਚਾਰਾਂ ਚ ਹੱਕਾਂ ਲਈ ਕਰਦੇ ਫਾਈਟ ਮੁੰਡੇ ਮੁੰਡੇ ਮੁੰਡੇ ਮੁੰਡੇ ਰੰਗੀਨੀ ਬਲੈਕ ਐਂਡ ਵਾਈਟ ਮੁੰਡੇ ਅਸਲੇ ਡੇ ਐਂਡ ਨਾਈਟ ਮੁੰਡੇ ਰੰਗੀਨੀ ਬਲੈਕ ਐਂਡ ਵਾਈਟ ਮੁੰਡੇ ਅਸਲੇ ਡੇ ਐਂਡ ਨਾਈਟ ਮੁੰਡੇ ਕਰਦੀ ਕਰਦੀ ਜਾਦੂਗਰੀਆਂ ਸਾਡੇ ਪਿੱਛੇ ਤੇਰੇ ਜਈਆਂ ਬੜੀਆਂ ਆਟੋਗ੍ਰਾਫਸ ਲੈਣ ਨੂੰ ਕਤਾਰ ਚ ਨੇ ਖੜੀਆਂ ਕਰਦੀ ਜਾਦੂਗਰੀਆਂ ਗੱਡੀ ਦੇ ਸ਼ੀਸ਼ੇ ਜੈਟ ਬਲੈਕ ਗੱਭਰੂ ਚੁਣ ਮੇਂਦ ਬੈ ਨੱਡੀਆਂ ਦੇ ਦਿਲ ਕਰ ਲੈ ਹੈ ਟ੍ਰੈਕਸ ਬੈਕ ਟੂ ਬੈਕ ਗੱਡੀ ਦੇ ਸ਼ੀਸ਼ੇ ਜੈ ਬਲੈਕ ਗੱਭਰੂ ਚੁਣ ਮੇਂਦ ਬੈ ਨੱਡੀਆਂ ਦੇ ਦਿਲ ਕਰ ਲੈ ਹੈ ਟ੍ਰੈਕਸ ਬੈਕ ਟੂ ਬੈਕ ਸਭ ਲਈ ਇੰਪੋਸੀਬਲ ਸਾਡੇ ਉਹ ਕੰਮ ਹੁੰਦੇ ਹੁੰਦੇ ਹੁੰਦੇ ਹੁੰਦੇ ਰੰਗੀਨੀ ਬਲੈਕ ਐਂਡ ਵਾਈਟ ਮੁੰਡੇ ਹੱਸਲੇ ਡੇ ਐਂਡ ਨਾਈਟ ਮੁੰਡੇ ਰੰਗੀਨੀ ਬਲੈਕ ਐਂਡ ਵਾਈਟ ਮੁੰਡੇ ਹੱਸਲੇ ਡੇ ਐਂਡ ਨਾਈਟ ਮੁੰਡੇ ਕਰਦੀ ਕਰਦੀ ਜਾਦੂਗਰੀਆਂ ਸਾਡੇ ਪਿੱਛੇ ਤੇਰੇ ਜਈਆਂ ਬੜੀਆਂ ਆਟੋਗ੍ਰਾਫਸ ਲੈਣ ਨੂੰ ਕਤਾਰ ਚ ਨੇ ਖੜੀਆਂ ਕਰਦੀ ਜਾਦੂਗਰੀਆਂ ਆਈਫੋਨ 7 ਪਲੱਸ ਬਲੈਕ ਪਰਨਾ ਪੇਂਡੂ ਟੱਚ ਫਰੋਡ ਨਹੀਂ ਹੈ ਗੱਲਾਂ ਸੱਚ ਦੇਸੀ ਮੁੰਡਿਆਂ ਤੋਂ ਬਚ ਆਈਫੋਨ 7 ਪਲੱਸ ਬਲੈਕ ਪਰਨਾ ਪੇਂਡੂ ਟੱਚ ਫਰੋਡ ਨਹੀਂ ਹੈ ਗੱਲਾਂ ਸੱਚ ਦੇਸੀ ਮੁੰਡਿਆਂ ਤੋਂ ਬਚ ਸਪੋਰਟੀ ਰਸਲੇ ਰੱਖਦੇ ਚੱਲਦੇ ਨੀ ਹਥਿਆਰ ਕੁੰਡੇ ਕੁੰਡੇ ਕੁੰਡੇ ਕੁੰਡੇ ਰੰਗੀਨੀ ਬਲੈਕ ਐਂਡ ਵਾਈਟ ਮੁੰਡੇ ਹੱਸਲੇ ਡੇ ਐਂਡ ਨਾਈਟ ਮੁੰਡੇ ਰੰਗੀਨੀ ਬਲੈਕ ਐਂਡ ਵਾਈਟ ਮੁੰਡੇ ਹੱਸਲੇ ਡੇ ਐਂਡ ਨਾਈਟ ਮੁੰਡੇ ਕਰਦੀ ਕਰਦੀ ਜਾਦੂਗਰੀਆਂ ਸਾਡੇ ਪਿੱਛੇ ਤੇਰੇ ਜਈਆਂ ਬੜੀਆਂ ਆਟੋਗ੍ਰਾਫਸ ਲੈਣ ਨੂੰ ਕਤਾਰ ਚ ਨੇ ਖੜੀਆਂ ਕਰਦੀ ਜਾਦੂਗਰੀਆਂ ਵੀ 26 ਵਿੱਚ ਖੁੱਲਦੇ ਜਾ ਚਰਚੇ ਪਰਚੇ ਹੁੰਦੇ ਆ ਟੀ ਡਾਟ ਸਾਡੀ ਲੰਘੇ ਸ਼ਾਮ ਪਾਵਰ ਚ ਹੁੰਦਲਾ ਕਈ ਗੁਮਨਾ ਪੀਵੀ 26 ਵਿੱਚ ਖੁੱਲਦੇ ਜਾ ਚਰਚੇ ਪਰਚੇ ਹੁੰਦੇ ਆ ਟੀ ਡਾਟ ਸਾਡੀ ਲੰਘੇ ਸ਼ਾਮ ਪਾਵਰ ਚ ਹੁੰਦਲਾ ਕਈ ਗੁਮਨਾ ਕੇ ਜਾਂਦੀ ਐ ਚ ਤਾਲੀ ਕਰ ਦਿੰਦੇ ਸੀਲ ਸਾਈਟ ਮੁੰਡੇ ਮੁੰਡੇ ਮੁੰਡੇ ਮੁੰਡੇ ਰੰਗੀਨੀ ਬਲੈਕ ਐਂਡ ਵਾਈਟ ਮੁੰਡੇ ਹੱਸਲੇ